ਜਾਣ ਤੈਨੂੰ ਦੇਣਾ, ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ, ਫੋਟੋ ਦਿਲ ਦੇ ਕੋਨੇ ਚ ਜੋ ਲੁਕਾ ਕੇ ਸੀ ਮੈਂ ਰੱਖੀ, ਅੱਜ ਅੱਖਾਂ ਦੇ ਸਾਹਮਣੇ ਕਢਾ ਦੇਣੀ ਆ, ਤੱਕਦਾ ਹੀ ਜਾਵਾਂ ਇਹਨਾਂ ਤੈਨੂੰ ਜਾਵਾਂ, ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ, ਤੇਰਾ ਇੰਜ ਸ਼ਰਮਾਉਣਾ ਅੱਖਾਂ ਨੂੰ ਚੁਕਾਉਣਾ, ਤੈਨੂੰ ਵੇਖਦਾ ਹੀ ਥਾਂ ਮਰ ਜਾਵਾਂ ਮੈਂ, ਕਿੰਨਾ ਚਿਰ ਤੈਨੂੰ ਦਿਲ ਚ ਲੁਕਾ ਕੇ ਰੱਖਿਆ, ਕਿੱਥੇ ਵੱਖ ਨਾ ਹੋ ਜਾਵੀ ਮੈਥੋਂ ਤੂੰ, ਤੈਨੂੰ ਸਾਹਾਂ ਦੀ ਲੜੀ ਚ ਜੋ ਪਰੋ ਕੇ ਰੱਖਿਆ, ਕਿੱਥੇ ਵੱਖ ਨਾ ਹੋ ਜਾਵੀ ਮੈਥੋਂ ਤੂੰ, ਜਾਣੀ ਮੈਂ ਜਾਣ ਤੈਨੂੰ ਦੇਣਾ, ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ, ਫੋਟੋ ਦਿਲ ਦੇ ਕੋਨੇ ਚ ਜੋ ਲੁਕਾ ਕੇ ਸੀ ਮੈਂ ਰੱਖੀ, ਅੱਜ ਅੱਖਾਂ ਦੇ ਸਾਹਮਣੇ ਕਢਾ ਦੇਣੀ ਆ, ਤੱਕਦਾ ਹੀ ਜਾਵਾਂ ਇਹਨਾਂ ਤੈਨੂੰ ਜਾਵਾਂ, ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ, ਤੇਰਾ ਇੰਜ ਸ਼ਰਮਾਉਣਾ ਅੱਖਾਂ ਨੂੰ ਚੁਕਾਉਣਾ, ਤੈਨੂੰ ਵੇਖਦਾ ਹੀ ਥਾਂ ਮਰ ਜਾਵਾਂ ਮੈਂ, ਕਿੰਨਾ ਚਿਰ ਤੈਨੂੰ ਦਿਲ ਚ ਲੁਕਾ ਕੇ ਰੱਖਿਆ, ਕਿੱਥੇ ਵੱਖ ਨਾ ਹੋ ਜਾਵੀ ਲੜੀ ਚ ਜੋ ਪਰੋ ਕੇ ਰੱਖਿਆ, ਕਿੱਥੇ ਵੱਖ ਨਾ ਹੋ ਜਾਵੀ ਮੈਥੋਂ ਤੂੰ।